ਛੱਡ ਦੇ ਤੂੰ ਪੀੜੀ ਹੁਣ ਕੱਟਣਾ ਏ ਕੀ ਬੇ ਸੌਕਣ ਮੇਰੀ ਤੂੰ ਮੇਰਾ ਪਰਦਾ ਨਾ ਜੀਵੇ ਹਾਏ ਛੱਡ ਦੇ ਤੂੰ ਪੀੜੀ ਹੁਣ ਕੱਟਣਾ ਏ ਕੀ ਬੇ ਸੌਕਣ ਮੇਰੀ ਤੂੰ ਮੇਰਾ ਪਰਦਾ ਨਾ ਤੇਰੀ ਨਿੱਤ ਦੀ ਪੀਣੀ ਨੇ ਮੇਰੇ ਖਸਮਾ Mixing in the house.